ਬਾਈ ਉਹ ਕਾਲੀ ਡਰੈਸ ਵਾਲੀ ਨੇ ਬੜੀ ਅੱਤ ਕਰਾ ਰੱਖੀ ਹੈ। ਉਹ ਕੋਈ ਗੱਲ ਨਹੀਂ, ਪੱਟ ਲੈਂਦੇ ਹਾਂ, ਤੂੰ ਨਾਲ ਦੀ ਨੂੰ ਪ੍ਰਪੋਜ਼ ਤਾਂ ਲਾ। ਠੀਕ ਆ ਬਾਈ। ਮੈਂ ਨਾ ਜੀ ਤੁਹਾਨੂੰ ਬੜਾ ਹੀ ਪਸੰਦ ਕਰਦਾ। ਜਿੱਥੇ ਕੁੜੀ ਦੇਖੀ ਨਹੀਂ ਉੱਥੇ ਸ਼ੁਰੂ ਹੋ ਜਾਂਦੀ ਹੋ, ਯੂ ਪਿੰਡੂਆ ਸਟੂਪਿਡ। ਬੀਬਾ ਪਿਆਰ ਕਰਨ ਵਾਲਿਆਂ ਨੂੰ ਐਵੇਂ ਨਹੀਂ ਬੋਲੀਦਾ। ਤੂੰ ਕੌਣ ਹੈ, ਕੋਈ ਡੀਸੀ ਹੈ, ਕੋਈ ਮਿਨਿਸਟਰ ਹੈ? ਓ ਬੀਬਾ ਮੈਂ ਜੱਟ ਹਾਂ, ਜੱਟ। ਸੱਤ ਕਨਾਲਾਂ ਬਗਲ ਕੇ ਵਿੱਚ ਬੰਗਲਾ ਹਪਾਇਆ, ਪੁੱਠੇ ਗੇਰਾਂ ਵਾਲਾ ਬਈ ਇੱਕ ਬੁਲਟ ਕਰਾਇਆ, ਪੁੱਠੇ ਗੇਰਾਂ ਵਾਲਾ ਬਈ ਇੱਕ ਬੁਲਟ ਕਰਾਇਆ। ਜੱਟਾਂ ਦਾ ਮੁੰਡਾ ਸ਼ੌਂਕੀ ਪੂੰਜੇ ਪੈਰ ਨਾ ਕਰਦਾ, ਐਵੇਂ ਨੀ ਕੁੜੀਆਂ ਮਰਦੀਆਂ ਜੱਟ ਖਰਚੇ ਕਰਦਾ, ਐਵੇਂ ਨੀ ਕੁੜੀਆਂ ਮਰਦੀਆਂ ਉਹ ਜੱਟ ਖਰਚੇ ਕਰਦਾ। ਸਿਗਨਲ ਤੋੜਦੇ ਜੱਟਾਂ ਦੇ ਕਾਕੇ, ਵਿੱਚ ਬੀਮਰਾਂ ਪੈਂਦੇ ਨੇ ਹੁਸਨਾ ਤੇ ਡਾਕੇ, ਵਿੱਚ ਬੀਮਰਾਂ ਪੈਂਦੇ ਨੇ ਹੁਸਨਾ ਤੇ ਡਾਕੇ। ਚੰਡੀਗੜ੍ਹ ਦੀਆਂ ਕੁੜੀਆਂ ਦਾ ਸਾਡੇ ਬਿਨ ਨਾ ਸਰਦਾ, ਚੰਡੀਗੜ੍ਹ ਦੀਆਂ ਕੁੜੀਆਂ ਦਾ ਸਾਡੇ ਬਿਨ ਨਾ ਸਰਦਾ, ਐਵੇਂ ਨੀ ਕੁੜੀਆਂ ਮਰਦੀਆਂ ਜੱਟ ਖਰਚੇ ਕਰਦਾ, ਐਵੇਂ ਨੀ ਕੁੜੀਆਂ ਮਰਦੀਆਂ ਜੱਟ ਖਰਚੇ ਕਰਦਾ, ਐਵੇਂ ਨੀ ਕੁੜੀਆਂ ਮਰਦੀਆਂ ਉਹ ਜੱਟ ਖਰਚੇ ਕਰਦਾ। ਤਕੜਾ ਦਿੱਲੀ ਖੜਕਣ ਤਾਰਾਂ, ਇੱਕ ਵੀ ਪੂਰਾ ਤਕੜਾ ਦਿੱਲੀ ਖੜਕਣ ਤਾਰਾਂ, ਯਾਰਾਂ ਦੇ ਨਾਲ ਯਾਰ ਵੈਰ ਵੀ ਪੂਰਾ ਵਰਦਾ, ਯਾਰਾਂ ਦੇ ਨਾਲ ਯਾਰ ਵੈਰ ਵੀ ਪੂਰਾ ਵਰਦਾ, ਖਰਚੇ ਕਰਦਾ।